वेले मां जान कदमा विच सरके सबनू देवे वे गल सुन छलिया आमा वे मामा ठंडियां छामा गल सुन छलिया ओला वे कादा पनई रोला गल सुन छलिया ढोला वे कादा पनई रोलो ਦੋਸਤ ਨਾ ਫੇਰਾ ਪਾਇਆ ਨੀ ਛੱਲਾ ਮੁੜ ਕੇ ਨੀ ਆਇਆ ਵੇ ਛੱਲਾ ਮੁੜ ਕੇ ਨੀ ਆਇਆ ਵੇ ਰੋਣਾ ਉਮਰਾਂ ਲੱਭਾਇਆ ਵੇ ਮੱਲਿਆ ਦੇਸ ਬਣਾਇਆ ਵੇ ਗੱਲ ਸੁਣ ਸਾਂਵਲਾ ਹੋ